ਸਾਡਾ ਕੁੜਤਾ ਚਾਦਰਾ ਦੇਖ ਕੇ ਲਾ ਗਈ ਗਲਤ ਅੰਦਾਜ਼ਾ ਤੂੰ, ਗਲਤ ਅੰਦਾਜ਼ਾ ਤੂੰ, ਸਾਨੂੰ ਦੇਖ ਕੇ ਕੀਤਾ ਕੋਠੀ ਦਾ ਬੰਦ ਦਰਵਾਜ਼ਾ ਤੂੰ। ਦੱਸਣੀ ਸੀ